ਚਾਵੇ ਠੰਡੀ ਲੱਗਦੀ ਏ ਮੈਨੂੰ ਹਰ ਥਾਂ ਵੇ ਚੰਨਾ ਲਿਖ ਕੇ ਮੈਂ ਤੇਰਾ ਨਾਂ ਚੁੰਮਦੀ ਰਹਿਣੀਆਂ ਆਪਣੀ ਤੇਰੇ ਪਿਆਰ ਦੀ ਐ ਨੀ ਛਾਵੇ ਠੰਡੀ ਲੱਗਦੀ ਐ ਮੈਨੂੰ ਹਰ ਥਾਵੇ ਚੰਨਾ ਲਿਖ ਕੇ ਮੈਂ ਤੇਰਾ ਨਾਂ ਚੁੰਮਦੀ ਰਹਿਣੀਆਂ ਆਪਣੀ ਬਾਂ ਕਿ ਮੈਂ ਤੇਰਾ ਬਸ ਤੂੰ ਕਦਮਾਂ ਚ ਥਾਵੇ ਸੋਹਣਿਆ ਤੂੰ ਆਵੇ ਭਾਵੇਂ ਨਾ ਵੇ ਚੱਸ ਪੈ ਗਿਆ ਈ ਉਡੀਕਾਂ ਦਾ ਵੇ ਜਾਨ ਵੇ ਸੋਹਣੀ ਹੋ ਜਾਵਾਂ ਜਦ ਤੇਰੇ ਕੋਲ ਬਾਵੇ ਲੂੰ ਲੂੰ ਵਿੱਚ ਤੇਰੀ ਦੀਦ ਰਵਾਵੇ ਨਹੀਂ ਰਹਿ ਸਕਦੀ ਤੇਰੇ ਬਿਨਾਂ।